ਪੈਗ ਕਰਦੇ ਨੇ ਬੋਤਲ ਮੈਂ ਚਾੜੀ, ਤੂੰ ਕੀ ਸਾਨੂੰ ਛੱਡਣਾ ਨੀ ਅਸੀਂ ਛੱਡੀ ਯਾਰੀ, ਰਾਤੀ ਪੀ ਕੇ ਦਾਰੂ ਨਾ ਰੇ ਯਾਰਾ ਪਾਏ ਨੀ ਖਲਾਰੇ, ਤੈਨੂੰ ਦਿਲ ਵਿੱਚੋਂ ਕੱਢ ਕੇ ਮੈਂ ਸੀਨਾ ਠਾਰਿਆ ਨੀ ਤੇਰਾ ਸਾਰਾ ਗੁੱਸਾ, ਤੇਰੀ ਕੱਲੀ ਕੱਲੀ ਫੋਟੋ ਤੇ ਡਿਲੀਟ ਮਾਰਿਆ ਨੀ ਤੇਰਾ ਸਾਰਾ ਗੁੱਸਾ, ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ, ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ, ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ, ਮੇਰਾ ਕਰਕੇ ਹਵਾਈ ਪਾਰੀਆਂ ਹੀ ਸਾਰਿਆਂ ਨੀ ਤੇਰਾ ਸਾਰਾ ਗੁੱਸਾ, ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ, ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ, ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ, ਬਾਹਰ ਨਿਕਲੋ ਉਹ ਹੋਰ ਪੈਸੇ ਲੈ ਲਾ ਅੰਕਲ।